예 라자 보헤미아 구리 캔디 구리 캔디 구리 캔디 수키 뮤지컬 닥터스 구리 캔디 베이비 빨라 제구 알레로 feel jinna marzi pyaar le lo pyaar le lo hey diwali mein shagini ek wigi ek jean suit vitte ala shahi ja le lo kudi kehndi baby pehla jaguar le lo feel jinna marzi pyaar le lo pyaar le lo ਆਖੇ ਅੱਧ ਵਿਚਕਾਰ ਤੈਨੂੰ ਛੱਡ ਜਾਊਂਗੀ ਮੈਨੂੰ ਕਿਸੇ ਚੀਜ਼ ਤੋਂ ਵੀ ਨਾ ਨਹੀਂ ਕਰਨੀ ਮੇਰੇ ਨਖਰਿਆਂ ਵਾਲਾ ਸਿਰ ਪਾਰ ਲੈ ਲਵੋ ਫਿਰ ਜਿੰਨਾ ਮਰਜ਼ੀ ਪਿਆਰ ਲੈ ਲਵੋ ਕੁੜੀ ਕਹਿੰਦੀ ਬੇਬੀ ਪਹਿਲਾਂ ਜੈਗੁਆਰ ਲੈ ਲਵੋ ਫਿਰ ਜਿੰਨਾ ਮਰਜ਼ੀ ਪਿਆਰ ਲੈ ਲਵੋ ਪਿਆਰ ਲੈ ਲਵੋ ਕੁੜੀ ਕਹਿੰਦੀ ਕੁੜੀ ਕਹਿੰਦੀ ਕੁੜੀ ਕਹਿੰਦੀ ਬਈ ਸੋਹਣੀ ਮਾਡਲ ਲੱਗਦੀ ਮਾਡਲ ਟਾਊਨ ਚ ਰਹਿੰਦੀ ਉਹ ਛੋਟੇ ਮੋਟੇ ਲੋਕਾਂ ਨਾਲ ਨਾ ਮਿਲੇ ਨਾਲੇ ਛੋਟੀ ਮੋਟੀ ਗੱਡੀ ਚ ਨੀ ਬੈਠੀ ਨਾਲੇ ਨਜ਼ਰ ਨੀ ਆਂਦੀ ਉਹਨੂੰ ਮੇਰੀ ਹੋਰ ਕੋਈ ਕਾਮਯਾਬੀ ਦੱਸੋ ਕਿੱਥੋਂ ਲੈ ਕੇ ਆਵਾਂ ਮੈਂ ਜੈਗਵਾਰ ਦੀ ਚਾਬੀ ਬਿਨਾਂ ਐਲਈਡੀ ਹੈਡਲਾਈਟਸ ਤੇ ਤੈਨੂੰ ਪਿਆਰ ਮੇਰਾ ਦਿਸੇ ਨਾਜ਼ਰ ਆਵੀ ਹੁਣ ਮਿੱਤਰੋ ਦਿਲ ਮੇਰਾ ਤੋੜ ਕੇ ਕਹਿੰਦੀ ਸ਼ਹਿਰ ਘੁਮਾ ਮੈਨੂੰ ਸਨਰੂਫ ਖੋਲ ਕੇ ਹੁਣ ਮੈਂ ਅਥਰੂ ਛੁਪਾ ਕੇ ਉਹਦਾ ਦਿਲ ਪਰ ਲਹੂ ਮੈਂ ਡੋਲ ਕੇ ਸੋੜੀਏ ਬੇ ਸਾਨੂੰ ਕੀ ਲੱਗੇ ਜੈਗਵਾਰ ਤੋਂ ਵੇ ਜੱਟਾ ਦਾ ਦਿਲ ਵੱਡਾ ਹੁੰਦਾ ਕਿਸੇ ਵੀ ਕਾਰ ਤੋਂ ਪਰ ਛੱਡ ਮੇਰੇ ਦਿਲ ਦੀ ਤੇ ਮੇਰੀ ਸੌ ਤੇਰੀ ਸ਼ਿਕਵਾਣੀ ਹੋਣਾ ਮੇਰੇ ਪਿਆਰ ਤੋਂ ਕਹਿੰਦੀ ਸੋਹਣਿਆ ਜੱਟਾ ਦਾ ਦਿਲ ਵੱਡਾ ਹੁੰਦਾ ਏ ਮੈਂ ਲੱਗਦਾ ਏ ਜੱਟ ਅੱਗ ਲੱਗ ਤੁਰੀਗੀ ਇਸ ਗੱਲ ਦੀ ਸੀ ਦੇਰ ਸਾਰੀ ਵੇਚਦੀ ਜ਼ਮੀਨ ਜੱਟ ਜੱਟਾਂ ਦੇ ਮੁੰਡੇ ਦਾ ਏ ਜਗਾ ਕੇ ਤੁਰੀਗੀ ਜਾਨੀ ਲੈਤੀ ਜੱਗਵਾਰਿਆ ਨਾਲ ਆਉਂਦਾ ਵੇ ਯਾਰ ਮੇਰੇ ਕਿਸੇ ਨੂੰ ਨਾ ਕਹੂ ਜੱਗਵਾਰ ਲੈ ਲਵੋ ਕੁੜੀ ਕਹਿੰਦੀ ਬੇਬੀ ਪਹਿਲਾਂ ਜੱਗਵਾਰ ਲੈ ਲਵੋ